ਹੀ ਨਜ਼ਾਰਾ ਮੈਨੂੰ ਜਿੰਦ ਮੇਰੀ ਏ ਕਰ ਦੇ ਇਸ਼ਾਰਾ ਮੈਨੂੰ ਜਿੰਦ ਮੇਰੀ ਏ ਤੇਰਾ ਹੀ ਨਜ਼ਾਰਾ ਮੈਨੂੰ ਜਿੰਦ ਮੇਰੀ ਏ ਨੀ ਕਰ ਦੇ ਇਸ਼ਾਰਾ ਮੈਨੂੰ ਜਿੰਦ ਮੇਰੀ ਏ ਖੋ ਕੇ ਤੈਨੂੰ ਮੇਰਾ ਤੇ ਜਹਾਨ ਖੋ ਗਿਆ ਹੈ ਮਿਲ ਜਾ ਦੁਬਾਰਾ ਮੈਨੂੰ ਜਿੰਦ ਮੇਰੀ ਏ ਤੇਰਾ ਹੀ ਨਜ਼ਾਰਾ ਮੈਨੂੰ ਜਿੰਦ ਮੇਰੀ ਏ ਕਰ ਦੇ ਇਸ਼ਾਰਾ ਮੈਨੂੰ ਸਭ ਅਜ ਨਬੀ ਲਗਤਾ ਪਰਦੇਸ ਮੈਂ ਇਹ ਪਰਦੇਸੀ ਹੀ ਰਹਾ ਬੜਾ ਹੀ ਬਸਾਇਆ ਦਿਲ ਨਹੀਂ ਬਸਤਾ ਮੋੜ ਲੈ ਦੁਬਾਰਾ ਮੈਨੂੰ ਜਿੰਦ ਮੇਰੀ ਰਚ ਦੇ ਦੁਬਾਰਾ ਮੈਨੂੰ ਜਿੰਦ ਮੇਰੀ ਤੇਰਾ ਹੀ ਨਜ਼ਾਰਾ ਮੈਨੂੰ ਜਿੰਦ ਮੇਰੀ ਏ ਕਰ ਦੇ ਇਸ਼ਾਰਾ ਮੈਨੂੰ ਜਿੰਦ ਮੇਰੀ ਏ ਤੇਰਾ ਹੀ ਨਜ਼ਾਰਾ ਮੈਨੂੰ ਜਿੰਦ ਮੇਰੀ ਏ ਨੀ ਕਰ ਦੇ ਇਸ਼ਾਰਾ ਮੈਨੂੰ ਜਿੰਦ ਮੇਰੀ ਏ ਪਰ ਕਭੀ ਨਾ ਥਾ ਦਮ ਘੁੱਟਤਾ ਜਹਾਂ ਹਰ ਬਾਤ ਬੜੀ ਮਾਸੂਮ ਥੀ ਜਹਾਂ ਪਰ ਕਭੀ ਨਾ ਥਾ ਦਿਲ ਟੁੱਟਤਾ ਪਲ ਪਲ ਸਾਰਾ ਮੈਨੂੰ ਜਿੰਦ ਮੇਰੀ ਏ ਨੀ ਫਿਰ ਦੇ ਦੁਬਾਰਾ ਮੈਨੂੰ ਰਾਹੀ ਨਜ਼ਾਰਾ ਮੈਨੂੰ ਜਿੰਦ ਮੇਰੀ ਏ ਕਰ ਦੇ ਇਸ਼ਾਰਾ ਮੈਨੂੰ ਜਿੰਦ ਮੇਰੀ ਏ ਗਲੀ ਗਲੀ ਫਿਰੇ ਰਾਜਾ ਹੀਰ ਨੂੰ ਕਹੇ ਮਿਲ ਜਾ ਦੁਬਾਰਾ।